ਵੀਰੇ ਮੈਂ ਪ੍ਰੀਤ ਨੂੰ ਬਹੁਤ ਪਿਆਰ ਕਰਦਾ ਮੈਂ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ ਆਪਣੀ ਯਾਰੀ ਅੱਜ ਤੋਂ ਇੱਥੇ ਖਤਮ ਵੀਰ ਗਾਤਾ ਸੁਣ Boy.